ਹਾਂਜੀ ਮਮ ਓਏ ਛੋਟੂ ਕੀ ਕਹਿ ਰਿਹਾ ਸੀ ਤੂੰ ਆਸਟ੍ਰੇਲੀਆ ਚਲਾ ਗਿਆ ਤੁਹਾਡੀ ਹੋਣ ਵਾਲੀ ਨੂੰਹ ਨੂੰ ਮਿਲਣ ਆਇਆ ਸੀ ਆ ਜਾਊਂਗਾ ਪਰਸੋਂ ਬੇਟਾ ਤੈਨੂੰ ਪਤਾ ਤਾਂ ਹੈ ਆਪਣੇ ਇੱਥੇ ਵਿਆਹ ਤੋਂ ਪਹਿਲੇ ਮਿਲਣਾ ਠੀਕ ਨਹੀਂ ਚੰਗਾ ਸੰਤਾਲੀ ਵਾਲਿਓ ਕਹਿ ਤਾਂ ਰਿਹਾ ਕਿ ਆ ਜਾਊਂਗਾ ਮਿਲ ਕੇ ਹਾਂਜੀ ਮਾਂ ਪਹੁੰਚ ਗਿਆ ਚੱਲ ਜਲਦੀ ਆ ਜਾ ਘਰੇ ਆ ਜਾਊਂਗਾ ਪਰਸੋਂ ਚੰਗਾ रो रो के कुछ नहीं बनना रोना छड़ दे जिदा प्यार है नी नसीब च दिल चो कट दे गल मन लै चलिया रोवेगा कल्या गल मन लै चलिया रोवेगा कल्या होवे इलाज ना दिल ते लगी होई सट दा दिल जी दा टुटदा ओनू ही पता लगदा ते जदों टुटदा उदों ही पता लगदा दिल जी दा टुटदा ओनू ही पता लगदा ते जदों टुटदा उदों ही पता लगदा आसान नहीं दिल दी सट नूं इंज सहना अगदा दरिया डुब के जाना है पैना तिखे तिखे नैना दे जाल ने पैड़े पिछे पै जान ता छड़ देनी खेड़े गिण गिण के तारे उदी याद सहारे गिण गिण के तारे उदी याद सहारे दिन कटदा बंदा नहीं करदे थकदा दिल जी दा टुटदा ओनू ही पता लगदा ते जदों टुटदा उदों ही पता लगदा दिल जी दा टुटदा ओनू ही पता लगदा ते जदों टुटदा उदों ही पता लगदा ਧੜਕਣ ਨੂੰ ਤੇਰੀ ਉਹੀ ਬਣਨੀ ਮਕਸਦ ਜੀਣੇ ਦਾ ਤੇਰੀ ਦਿਲ ਦੇ ਵਿੱਚ ਤੀਰ ਫਿਰ ਵੱਜਦੇ ਨੇ ਆ ਕੇ ਪੁੱਛਣਗੇ ਹਾਲ ਲੋਕੀ ਘਰ ਵਿੱਚ ਜਾ ਜਾ ਕੇ ਨਿਰਮਾਣ ਦੇ ਵਰਗੇ ਪਲ ਪਲ ਨੇ ਮਰਦੇ ਨਿਰਮਾਣ ਦੇ ਵਰਗੇ ਪਲ ਪਲ ਨੇ ਮਰਦੇ ਬਾਰਾਂ ਸਾਲ ਜਿਵੇਂ ਸੀ ਰਾਂਝਾ ਰਿਹਾ ਕੱਟਦਾ ਦਿਲ ਜੀ ਦਾ ਟੁੱਟਦਾ ਉਹਨੂੰ ਹੀ ਪਤਾ ਲੱਗਦਾ ਤੇ ਜਦੋਂ ਟੁੱਟਦਾ ਉਦੋਂ ਹੀ ਪਤਾ ਲੱਗਦਾ ਦਿਲ ਜੀ ਦਾ ਟੁੱਟਦਾ ਉਹਨੂੰ ਹੀ ਪਤਾ ਲੱਗਦਾ ਤੇ ਜਦੋਂ ਟੁੱਟਦਾ ਉਦੋਂ ਹੀ ਪਤਾ ਲੱਗਦਾ ਸ਼ਹਿਰ ਤੇ ਤੇਰੀ ਜ਼ਿੰਦਗੀ ਦੇ ਵਿੱਚ ਦਿਨ ਆਖਰੀ ਹੈ ਮੇਰਾ ਅੱਜ ਤੋਂ ਬਾਅਦ ਤੈਨੂੰ ਕਦੇ ਚਿਹਰਾ ਦੇਖਣਾ ਨਹੀਂ ਮੇਰਾ ਮੈਂ ਇਸ਼ਕ ਕੀਤਾ ਸੀ ਤੇ ਤੂੰ ਵਪਾਰ ਕੀਤਾ ਸੀ ਗਲਤੀ ਤੇਰੀ ਨਹੀਂ ਗਲਤੀ ਤਾਂ ਮੇਰੀ ਸੀ ਕਿਉਂਕਿ ਤੂੰ ਨਹੀਂ ਮੈਂ ਤੈਨੂੰ ਪਿਆਰ ਕੀਤਾ ਸੀ